ਸਾਡੇ ਲੇਖਾਂ ਵਿੱਚ ਲਿਖਿਆ ਜਾਗਣਾ ਏ ਸੁਖੀ ਸੌਂ ਗਏ ਸਾਨੂੰ ਨੀਂਦ ਕਿੱਥੇ ਲੋਕੋ ਨੀਂਦ ਹੁੰਦੀ ਏ ਸੁਖੀਆਂ ਲਈ ਸਾਰੀ ਰਾਤ ਜਗਾਈ ਰੱਖਦਾ ਏ ਸਾਰੀ ਰਾਤ ਜਗਾਈ ਰੱਖਦਾ ਰੇ ਇਸ਼ਕ ਨੀ ਸੌਣ ਦਿੰਦਾ ਸਾਰੀ ਰਾਤ ਜਗਾਈ ਰੱਖਦਾ ਏ ਇਸ਼ਕ ਨੀ ਸੌਣ ਦਿੰਦਾ ਸਾਰੀ ਰਾਤ ਜਗਾਈ ਰੱਖਦਾਰ ਜਿਹਨੂੰ ਲੱਗ ਜਾਂਦਾ ਉਹਨੂੰ ਮਹਿਸ਼ਰ ਤੱਕ ਸੂਲੀ ਤੇ ਚੜਾਰੀ ਰੱਖਦਾ ਏ ਜਿਹਨੂੰ ਲੱਗ ਜਾਂਦਾ ਉਹਨੂੰ ਮਹਿਸ਼ਰ ਤੱਕ ਸੂਲੀ ਤੇ ਚੜਾਰੀ ਰੱਖਦਾ ਏ ਰੱਤ ਰਾਇਸ਼ਕ ਨੇ ਸੌਣ ਦਿੰਦਾ ਸਾਰੀ ਰਾਤ ਜਗਾਈ ਸਾਡੇ हशर तक सूलीते चढ़ारी रखदा है रतरा इश्क नी सौंदा सारी रात जगा।